ਸੋਚਿਆ ਸੀ ਹੁਣ ਨਹੀਂ ਉਹ ਪੀਣੀ ਮੇਰੇ ਦੋਸਤੋ, ਸੋਫੀ ਸਾਰੀ ਜ਼ਿੰਦਗੀ ਹੈ ਜੀਣੀ ਮੇਰੇ ਦੋਸਤੋ, ਸੋਚਿਆ ਸੀ ਹੁਣ ਨਹੀਂ ਉਹ ਪੀਣੀ ਮੇਰੇ ਦੋਸਤੋ, ਸੋਫੀ ਸਾਰੀ ਜ਼ਿੰਦਗੀ ਹੈ ਜੀਣੀ ਮੇਰੇ ਦੋਸਤੋ, ਨਾਰੀ ਨਾ ਕੀਤੀ ਗਈ ਮੈਥੋਂ ਦਿੱਤਾ ਜੋ ਚੀਜ਼ ਪਿਆਰੀ ਦਾ ਵਾਸਤਾ, ਇੱਕ ਇੱਕ ਜਵਾਬ ਇੱਕ ਪੀਣ ਦਾ ਹੀ ਪੰਗਾ ਹੈ, ਦਿੱਤਾ ਮੈਂ ਜਵਾਬ।